ਦਰੀਆ, ਦਰੀਆ ਗੁਜਰਾਤੀ ਲੋਕ ਸਮੁੰਦਰ ਨੂੰ ਵੀ ਦਰੀਆ ਕਹਿੰਦੇ ਹਨ। ਤੂੰ ਦਰੀਆਓ ਦਾਨਾ ਵੀ ਨਾ ਮੈਂ ਮਛਲੀ ਕੈਸੇ ਅੰਤਲ ਹਾਂ ਤੇ ਜੈ ਜੈ ਨਿਕ ਦੇਖਾਂ ਤੈ ਤੈ ਤੂੰ ਤੁਸੀਂ ਨਿਕਸੀ ਫੂਟ ਮਰਾ ਨਾ ਜਾਣਾ ਮਿਓ ਨਾ ਜਾਣਾ ਜਾਲੀ ਜਾਂ ਦੁੱਖ ਲਗੇ ਤਾਂ ਤੁਝੇ ਸੰਭਾਲੀ ਬਈ ਤੂੰ ਭਰਪੂਰ ਜਾਨੀ ਆ ਮੈਂ ਦੂਰ ਤੂੰ ਭਰਪੂਰ ਜਾਨੀ ਆ ਮੈਂ ਦੂਰ ਹੈ ਹਜੂਰ ਹੈ ਹਜੂਰ ਕਦ ਦੂਰ ਬਤਾਵਾ ਪਰ ਕਦੋਂ ਕਹਿੰਦੇ ਦੁੰਦਰ ਬਾਂਧਾ ਜਿਹੜਾ ਦੁੰਦ ਮਚਿਆ ਸਾਡੇ ਹਿਰਦੇ ਦੇ ਵਿੱਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਤੇ ਦੁੰਦਰ ਬਾਂਧਾ ਸੁੰਦਰ ਪਾਵੋ ਬਈ ਤੂੰ ਭਰਪੂਰ ਜਾਨੀ ਆ ਮਧੂਰ ਤੂੰ ਭਰਪੂਰ ਕੇ ਹਾਜ਼ਰ ਹਜ਼ੂਰ ਹੈ ਕੇ ਜ਼ਾਹਰ ਜ਼ਹੂਰ ਹੈ ਹਮੇ ਸਲਸਲਾਮ ਹੈ ਸਲੀਖਤ ਮੁਦਾਮ ਹੈ ਬਈ ਤੂੰ ਭਰਪੂਰ ਜਾਨੀ ਆ ਮਧੂਰ ਤੂੰ ਭਰਪੂਰ ਜਾਨੀ ਆ ਮਧੂਰ ਬਈ ਜੋ ਕਿਛ ਕਰੀ ਸੋ ਤੇਰੇ ਹਜੂਰ ਜੋ ਕਿਛ ਕਰੀ ਸੋ ਤੇਰੇ ਹਜੂਰ ਉਹ ਤੂੰ ਦਰੀਆ ਤੂੰ ਦਰੀਆ ਉਹ ਤੂੰ ਦਰੀਆ ਮੇਰਾ ਤੂੰ ਦਰੀਆ ਮੇਰਾ ਤੂੰ ਦਰੀਆ ਮੇਰਾ ਤੂੰ ਦਰੀਆ ਮੇਰਾ ਬਈ ਦਾਨਾ ਬੀਨਾ ਮੈਂ ਮਛਲੀ ਤੂੰ ਭਰਪੂਰ ਜਾਣਿਆ ਮੈਂ ਦੂਰ ਜੋ ਕੁਛ ਕਰੀ ਸੋ ਤੇਰੇ ਹਜ਼ੂਰ ਤੂੰ ਦੇਖੈਂ ਹੋ ਮੁਕਰ ਪਾਉਂ ਤੇਰੇ ਕੰਮ ਨਕ ਤੇਰੇ ਨਾਏ ਜੇਤਾ ਦੇ ਤੇਤਾ ਹੋ ਖਾਓ ਵਿਆਹ ਦਰ ਨਾਹੀਂ ਕੈ ਦਰ ਇਹ ਸਬਦ ਤਾਂ ਸਵੇਰ ਤਾਂ ਹੀ ਨਹੀਂ ਸੀ ਮੁੱਕਣਾ ਵਿਆਹ ਦਰ ਨਾਹੀਂ ਕੈ ਦਰ ਜਾਓ ਨਾਨਕੇ ਕਹੇ ਅਰਦਾਸ ਜੀਓ ਪਿੰਡ ਸਭ ਤੇਰੇ ਪਾਸ ਆਪੇ ਨੇੜੇ ਦੂਰ ਆਪੇ ਹੀ ਆਪੇ ਮੰਝ ਮਿਆਨੋ ਤੇ ਆਪੇ ਵੇਖੇ ਸੁਣੇ ਆਪੇ ਹੀ ਕੁਦਰਤ ਕਰੇ ਜਹਾਨੋ ਬਈ ਜੋ ਤਿਸ ਭਾਵ ਨਾਨਕਾ ਜੋ ਤਿਸ ਭਾਵ ਆਪੇ ਹਰ ਇੱਕ ਰੰਗ ਹੈ ਆਪੇ ਬੋਰੰਗੀ ਜੋਤਿ ਸੁਭਾਵੈ ਨਾਨਕਾ ਸਾਈ ਗੱਲ ਚੰਗੀ ਬਈ ਜੋਤਿ ਸੁਭਾਵੈ ਨਾਨਕਾ ਜੋਤਿ ਸੁਭਾਵੈ ਨਾਨਕਾ ਬਈ ਹੁਕਮ ਸੋਈ ਪਰਵਾਨੋ ਪਿਆਰੇ ਹੁਕਮ ਸੋਈ ਪਰਵਾਨੋ ਪਿਆਰ ਹੋ ਤੂੰ ਦਰੀਆਓ ਮੇਰਾ ਤੂੰ ਦਰੀਆਓ ਹੋ ਤੂੰ ਦਰੀਆਓ ਮੇਰਾ ਤੂੰ ਦਰੀਆਓ ਹੇ ਤੂੰ ਦਰੀਆਓ ਮੇਰਾ ਤੂੰ ਦਰੀਆਓ ਮੇਰਾ ਦਾਨਾ ਬੀਨਾ ਮੈਂ ਮਛਲੀ ਮੈਂ ਮਛਲੀ ਸੋ ਗੁਰਮੁਖੋ ਇਹ ਸੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀ ਗੁਰਬਾਣੀ ਦਾ ਸ਼ਬਦ ਮੈਂ ਤੇ ਤੁਛ ਬੁੱਧੀ ਵਾਲਾ ਜੀਵ ਤੁਹਾਡੇ ਚਰਨਾਂ ਦੀ ਖਾਕ ਹਾਂ ਉਸਦੇ ਗੁਣ ਬੇਅੰਤ ਹਨ ਮੇਰੀਆਂ ਭੁੱਲਾਂ ਤੁਸੀਂ ਖਿਮਾ ਕਰੋਗੇ ਮੇਰੀ ਇੱਕ ਅਰਜ਼ ਜ਼ਰੂਰ ਮੰਨ ਲਿਓ ਜਿੰਨਾ ਹੋ ਸਕੇ ਨਾਮ ਜਪਿਆ ਕਰੋ ਬਾਣੀ ਪੜ੍ਹਿਆ ਕਰੋ ਜਿੰਨਾ ਸਵੇਲੇ ਉੱਠ ਸਕਦੇ ਹੋ ਉਨਾ ਸਵੇਰੇ ਅੰਮ੍ਰਿਤ ਵੇਲੇ ਜਾ ਕੇ ਉਸ ਪ੍ਰਭੂ ਦਾ ਨਾਮ ਚੇਤੇ ਕਰਿਆ ਕਰੋ ਮੇਰਾ ਵੀ ਭਲਾ ਹੋਏਗਾ ਸਤਿ ਸ਼੍ਰੀ ਅਕਾਲ